ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਆਈ ਅੰਬਰਾਂ ਬਰਸਿਆ ਪਾਣੀ चलिए चल मुड़िए सजना चल मुड़िए बंदिया चल मुड़िए उस जिथे वसदी खुदाई जदों अंबरा बरसया पानी मिट्टी दी खुशबू आई जहां जद कोल सी ना कदर ना मोल सी छड आए अपने ही वेड़े मुल्क पराए ने करा दे किराए ने हो ले अपने सी जेड़े ओ कला लभदा फिरा दिन रात लभदा फिरा तेरा साथ साइया करा दे मुलाका ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਆਈ ਸ਼ਹਿਰ ਨੂੰ ਜਾਂਦੇ ਦੇਖਾ ਗੈਰ ਨੂੰ ਜਾਂਦੀਆਂ ਸੀ ਮੇਰੀ ਵੀ ਸਦਾਵਾਂ ਬੈਠਾ ਕਿੰਨੀ ਦੂਰ ਮੈਂ ਹੋ ਕੇ ਮਜਬੂਰ ਮੈਂ ਰੱਬਾ ਤੇਰੀ ਕਿੱਦਾਂ ਦੀ ਸਜ਼ਾਵਾਂ ਇੱਕ ਸੁਣ ਲੈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਆਈ ਜਦੋਂ ਅੰਬਰਾਂ ਬਰਸਿਆ ਪਾਣੀ ਜਦੋਂ ਅੰਬਰਾਂ ਬਰਸਿਆ